ਵਿੱਚ ਨਨਕਾ ਨੇ ਜਨਮ ਤਾਰ ਕੇ ਨੂਰੀ ਮੁਖ ਦਿਖਲਾਇਆ ਧੁੰਦ ਮਿੱਟੀ ਜਗ ਚਾਨਣ ਹੋਇਆ ਰੱਬ ਧਰਤੀ ਤੇ ਆਇਆ ਤਨ ਤਨ ਮਾਤਾ ਤ੍ਰਿਪਤਾ ਜਿਸਨੇ ਗੋਦ ਚ ਰੱਬ ਖੜਾਇਆ ਜਗ ਦੇ ਮਾਲਕ ਬਾਲਕ ਬਣ ਕੇ ਨਾਨਕ ਨਾਮ ਰਖਾਇਆ ਬਾਲਕ ਨੇ ਜਗ ਸਬਕ ਪੜ੍ਹਾਇਆ ਦਿੱਤਾ ਪਾਂਧਾ ਤਾਰ ਸਤਿਗੁਰ ਨਾਨਕ ਜੀ ਤਨ ਤਨ ਹੋ ਬਖਸ਼ਨਹਾਰ ਸਤਿਗੁਰ ਨਾਨਕ ਜੀ ਤਨ ਤਨ ਹੋ ਬਖਸ਼ਨਹਾਰ ਸਤਿਗੁਰ ਨਾਨਕ ਬਖਸ਼ਨਹਾਰ ਸਤਿਗੁਰ ਨਾਨਕ ਬਖਸ਼ਨਹਾਰ ਸਤਿਗੁਰ ਨਾਨਕ ਬਖਸ਼ਨਹਾਰ ਸਤਿਗੁਰ ਨਾਨਕ ਬਖਸ਼ਨਹਾਰ ਹੱਥ ਵਿੱਚ ਖੋਲੀ ਮੋਢੇ ਚਾਦਰ ਤੂੰ ਸੀ ਮੰਗੂ ਚਾਰੇ ਤੂੰ ਸੁੱਤਾ ਸੀ ਫੰਦੇ ਛਾਵੇਂ ਮੱਝੀਆਂ ਖੇਤ ਉਜਾੜੇ ਕੌਣ ਤੇਰੇ ਬਿਨੋ ਉਜੜੀ ਖੇਤੀ ਕੌਣ ਤੇਰੇ ਬਿਨੋ ਉਜੜੀ ਖੇਤੀ ਸ਼ਕਤੀ ਨਾਲ ਸਵਾਰੇ ਤਨ ਗੁਰੂ ਤੋਂ ਨਾਨਕ ਜਿਸਨੇ ਧਰਤੀ ਦੇ ਕੱਖ ਤਾਰੇ ਤੇਰੇ ਮੁਖੋਂ ਬਾਣੀ ਸੁਣ ਕੇ ਤਰ ਗਿਆ ਰਾਏ ਬੁਲਾਰ ਸਤਿਗੁਰ ਨਾਨਕ ਜੀ ਤਨ ਤਨ ਹੋ ਬਖਸ਼ਨਹਾਰ ਸਤਿਗੁਰ ਨਾਨਕ ਜੀ ਤਨ ਤਨ ਹੋ ਬਖਸ਼ਨਹਾਰ ਸਤਿਗੁਰ ਨਾਨਕ ਬਖਸ਼ਨਹਾਰ ਸਤਿਗੁਰ ਨਾਨਕ ਬਖਸ਼ਨਹਾਰ ਸਤਿਗੁਰ ਨਾਨਕ ਬਖਸ਼ਨਹਾਰ ਸਤਿਗੁਰ ਨਾਨਕ ਬਖਸ਼ਨਹਾਰ ਤੋਤਾ ਸੱਚਾ ਸੌਦਾ ਕਰਕੇ ਦੱਸੀ ਗੱਲ ਨਿਆਰੀ ਸੰਤ ਸਵਾਦੀ ਖੱਟੀ ਬਾਜੋ ਝੂਠੇ ਕੁਲ ਵਪਾਰੀ ਛੋਟੀ ਉਮਰ ਕੌਤਕ ਵੱਡੇ ਮਹਿਮਾ ਅੱਜ ਬਖਿਲਾਰੀ ਤੂੰ ਕੱਚੀ ਕੰਧ ਲਾਗੇ ਬੈਠਾ ਪੱਤੀ ਜਾਪੇ ਸਾਰੀ ਤੂੰ ਨਮਾਜ਼ ਹਕੀਕੀ ਦੱਸ ਕੇ ਬੇੜੇ ਕੀਤੇ ਪਾਰ ਸਤਿਗੁਰੂ ਨਾਨਕ ਜੀ ਤਨ ਤਨ ਹੋ ਬਖਸ਼ਨਹਾਰ ਸਤਿਗੁਰੂ ਨਾਨਕ ਜੀ ਤਨ ਤਨ ਹੋ ਬਖਸ਼ਨਹਾਰ ਸਤਿਗੁਰੂ ਨਾਨਕ ਬਖਸ਼ਨਹਾਰ ਸਤਿਗੁਰੂ ਨਾਨਕ ਬਖਸ਼ਨਹਾਰ ਮਾਨ ਬਲੀ ਦਾ ਤੋੜ ਕੇ ਤੋਸੀ ਮਜ਼ਬੀ ਵਹਿਮ ਗਾਇਆ ਹਿੰਦੂ ਮੁਸਲਿਮ ਉਸਦੇ ਬੰਦੇ ਸੱਚੋ ਸੱਚ ਫਰਮਾਇਆ ਤੋਸੀ ਦੁਈ ਦੀ ਅੱਗ ਬੁਝਾਈ ਪਿਆਰ ਦਮੀ ਵਰਸਾਇਆ ਏਕ ਤਵਾਲਾ ਚੰਦਾ ਦਾਤਾ ਜਗ ਵਿੱਚ ਤੂੰ ਲਹਿਰਾਇਆ ਤੂੰ ਸਮਝਾਇਆ ਅੱਲਾ ਈਸ਼ਵਰ ਇੱਕੋ ਹੈ ਕਰਤਾਰ ਸਤਿਗੁਰੂ ਨਾਨਕ ਜੀ ਤਨ ਤਨ ਹੋ ਬਖਸ਼ਨਹਾਰ ਸਤਿਗੁਰੂ ਨਾਨਕ ਜੀ ਤਨ ਤਨ ਹੋ ਬਖਸ਼ਨਹਾਰ ਸਤਿਗੁਰੂ ਨਾਨਕ ਬਖਸ਼ਨਹਾਰ ਸਤਿਗੁਰੂ ਨਾਨਕ ਬਖਸ਼ਨਹਾਰ ਸਤਿਗੁਰੂ ਨਾਨਕ ਬਖਸ਼ਨਹਾਰ ਸਤਿਗੁਰੂ ਨਾਨਕ ਬਖਸ਼ਨਹਾਰ ਦੇਖੋ ਲੋਕੋ ਲਾਲੋ ਦੇ ਕਰ ਰੱਬ ਹੈ ਚੱਲ ਕੇ ਆਇਆ ਆਪਣੇ ਭਗਤ ਦੇ ਸੁਣ ਕੇ ਦੁਖੜੇ ਜਗ ਨੂੰ ਤਾਰਨ ਆਇਆ ਧੁੰਦ ਮਿੱਟੂ ਜਗ ਚਾਨਣ ਹੋ ਸੀ ਧੁੰਦ ਮਿੱਟੂ ਜਗ ਚਾਨਣ ਹੋ ਸੀ ਸਤਿਗੁਰ ਨੇ ਫਰਮਾਇਆ ਧਰਮ ਕਰਮ ਦਾ ਮਾਨ ਵਧੇਗਾ ਜ਼ੁਲਮ ਦਾ ਹੋ ਸਫਾਇਆ ਅੱਜ ਖੁਸ਼ੀਆਂ ਦੀ ਹੱਦ ਹੋ ਗਈ ਕਰ ਆਏ ਕਰਤਾਰ ਸਤਿਗੁਰੂ ਨਾਨਕ ਜੀ ਤਨ ਤਨ ਹੋ ਬਖਸ਼ਨਹਾਰ ਸਤਿਗੁਰੂ ਨਾਨਕ ਜੀ ਤਨ ਤਨ ਹੋ ਬਖਸ਼ਨਹਾਰ ਸਤਿਗੁਰੂ ਨਾਨਕ ਬਖਸ਼ਨਹਾਰ ਸਤਿਗੁਰੂ ਨਾਨਕ ਬਖਸ਼ਨਹਾਰ ਸਤਿਗੁਰੂ ਨਾਨਕ ਬਖਸ਼ਨਹਾਰ ਸਤਿਗੁਰੂ ਨਾਨਕ ਬਖਸ਼ਨਹਾਰ बाबर ने जब इस रब ने जेल दे अंदर पाया, रब सच्चे दी शक्ति ताई शक्ति संग अजमाया, तकिया विच हंकार सी उस दा पल विच पीस गाया, जारी कला नु वेख के बाबर चरण दाने आया, बाप तेरा तन है तू जित शहन सद तातार, सतगुरु नानक जी तन तन हो बलशनहार, सतगुरु नानक जी तन तन हो बलशनहार, सतगुरु नानक बख्शनहार, सतगुरु नानक बख्शनहार, सतगुरु नानक बख्शनहार, सतगुरु नानक बख्शनहार, सतगुरु नानक बख्शनहार, सतगुरु